ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਅਸਪਦੀਆ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਨਗਰੀ ਪੰਚ ਚੋਰ ਬਸਿਆਲੇ ਬਰਜਤ ਚੋਰੀ ਤਾਵੈ ਤ੍ਰਿਹ ਦਸ ਮਾਲ ਰੱਖੈ ਜੂ ਨਾਨਕ ਮੋਖ ਮੁਕਤ ਸੋ ਪਾਵੈ ਏਕ ਨਗਰੀ ਪੰਚ ਚੋਰ ਬਸਿਆਲੇ ਬਰਜਤ ਚੋਰੀ ਤਾਵੈ ਤ੍ਰਿਹ ਦਸ ਮਾਲ ਰੱਖੈ ਜੂ ਨਾਨਕ ਮੋਖ ਮੁਕਤ ਸੋ ਪਾਵੈ ਵਾਸ ਦੇਵ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾ ਚਾਰ ਗੇਦ ਜਿਤ ਲਾਗੇ ਸਹਿਜ ਪਾਇ ਜਾਇ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਗਨ ਮੇਰਾ ਬਹੁਤ ਪੱਤਰ ਤਪ ਡਾਲਾ ਸਰਬ ਜੋਤ ਨਿਰੰਜਨ ਸੰਭੂ ਸ਼ੋਧ ਬਹੁਤ ਜੰਜਾਲਾ ਸੋਣਾ ਸਿਖਵੰਤ ਨਾਨਕ ਬਿਨਵੈ ਸ਼ੋਧ ਮਾਇਆ ਜਾਲਾ ਮਨ ਵਿਚਾਰ ਏਕ ਨਿਵ ਲਾਗੀ ਪੁਨ ਰਾਤੋ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥਿਆਨੇ ਸੋ ਵੈਦ ਜੇ ਜਾਣ ਰੋਗੀ ਤਿਸ ਕਾਰਨ ਕੰਮ ਨਾ ਧੰਧਾ ਨਾਹੀ ਧੰਧਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਆਲੇ ਮੁਕਤ